ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਸੰਗ ਨਾਮ ਦੇ ਮਨ ਲੀਲਾ ਆਦੁਦਾਨ ਕੋ ਸੁਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹੱਲਾ ਪੰਜਵਾ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਆਦ ਦਾਮ ਕੋ ਛੀਪਰ ਹੋ ਲਾਕੀਣਾ ਰਾਗ ਆਸਾ। ਬਾਣੀ ਭਗਤ ਪੰਨੇ ਜੀ ਕੀ।